ਦਰਦ ਵਾਲਾ ਦਿਲ ਮੈਂ ਇਤਨਾ ਕੇ ਰੋਣ ਕੋ ਦਿਲ ਕਰਦਾ ਤੇਰੇ ਬਿਨਾ ਮੈਂ ਜਾਨ ਸਭ ਤੋਂ ਹੋਣ ਕੋ ਦਿਲ ਕਰਦਾ ਮਾਹੀ ਵੇ ਮੁਹੱਬਤਾਂ ਸੱਚੀਆਂ ਨੇ।